ਪਾ ਕੇ ਗੱਲ ਕਰਦੇ ਆ ਰੱਤਾ ਡੋਲਿਓ ਨਹੀਂ ਤੁਹਾਡੀਆਂ ਸਜਾਵਾਂ ਦੇ ਸੁਣਾ ਤੇ ਫੈਸਲੇ ਤੂੰ ਤਾਂ ਵੀ ਗਾਉਣਿਓ ਨਹੀਂ ਕੰਧਾਂ ਸਰਹੰਦ ਦੀਆਂ ਕੰਬੀਆਂ ਲਾਲਾਂ ਦੀਆਂ ਵੇਖ ਕੇ ਦਲੇਰੀਆਂ ਨਿੱਕੀਆਂ ਜਿੰਦਾਂ ਦੇ ਵੱਡੇ ਫੈਸਲੇ ਸੂਬੇ ਆ ਉਡਾ ਗਏ ਨੀਂਦਾਂ ਤੇਰੀਆਂ ਨਿੱਕੀਆਂ ਜਿੰਦਾਂ ਦੇ ਵੱਡੇ ਫੈਸਲੇ ਸੂਬੇ ਆ ਉਡਾ ਗਏ ਨੀਂਦਾਂ ਤੇਰੀਆਂ ਨਿੱਕੀਆਂ ਜਿੰਦਾਂ ਦੇ ਵੱਡੇ ਫੈਸਲੇ ਸੂਬੇ ਆ ਉਡਾ ਗਏ ਨੀਂਦਾਂ ਤੇਰੀਆਂ ਉਹਨੂੰ ਪਰਵਾ ਕੀ ਜਾਣ ਜਾਣ ਦੀ ਹੁੰਦੇ ਆ ਬੁਲੰਦ ਜੀ ਦੇ ਹੌਸਲੇ ਮੌਤ ਵੀ ਉਹਨਾਂ ਤੋਂ ਪੈ ਖਾਮਦੀ ਮੌਤ ਵੀ ਉਹਨਾਂ ਤੋਂ ਪੈ ਖਾਮਦੀ ਡੋਲਦੇ ਕਦੇ ਨੀ ਦੇਖੇ ਸੂਰਮੇ ਭਾਵੇਂ ਲੱਖ ਚੁੱਲਣ ਹਨੇਰੀਆਂ ਨਿੱਕੀਆਂ ਜਿੰਦਾਂ ਦੇ ਵੱਡੇ ਫੈਸਲੇ ਸੂਬੇ ਆ ਉਡਾ ਗਏ ਨੀਂਦਾਂ ਤੇਰੀਆਂ ਨਿੱਕੀਆਂ ਜਿੰਦਾਂ ਦੇ ਵੱਡੇ ਫੈਸਲੇ ਸੂਬੇ ਆ ਉਡਾ ਗਏ ਨੀਂਦਾਂ ਤੇਰੀਆਂ ਤਾਂ ਵੀ ਤੇਰੀ ਚੱਲੀ ਕੋਈ ਇੱਕ ਨਾ ਪੁੱਤਰ ਨੇ ਪਿਤਾ ਦਸ਼ਮੇਸ਼ ਦੇ ਸਕਦੇ ਕਦੇ ਵੀ ਕਿਤੇ ਵਿਕਣਾ ਸਕਦੇ ਕਦੇ ਵੀ ਕਿਤੇ ਵਿਕਣਾ ਤੋਰਿਆ ਸ਼ਹਾਦਤਾਂ ਨੂੰ ਪਾਉਣ ਲਈ ਦਾਦੀ ਮਾਂ ਨੇ ਦੇ ਕੇ ਹੱਲਾ ਸ਼ੇਰੀਆਂ ਨਿੱਕੀਆਂ ਜਿੰਦਾਂ ਦੇ ਵੱਡੇ ਫੈਸਲੇ ਸੂਬੇ ਆ ਉਡਾ ਗਏ ਨੀਂਦਾਂ ਤੇਰੀਆਂ ਨਿੱਕੀਆਂ ਜਿੰਦਾਂ ਦੇ ਵੱਡੇ ਫੈਸਲੇ ਸੂਬੇ ਆ ਉਡਾ ਗਏ ਨੀਂਦਾਂ ਤੇਰੀਆਂ ਸਾਹਮਣੇ ਪਿਆ ਇਤਿਹਾਸ ਓਏ ਲੁਕਦਾ ਨੀ ਸੱਚ ਛੰਨਾ ਵਾਲਿਆ ਕੁਝ ਵੀ ਹੋ ਜਾਵੇ ਕਦੇ ਬੋੜ ਦੀ ਥਾਂ ਨੀ ਲੈਂਦਾ ਅੱਕ ਛੰਨਾ ਵਾਲਿਆ ਥਾਂ ਨੀ ਲੈਂਦਾ ਅੱਕ ਛੰਨਾ ਵਾਲਿਆ ਫਤਿਹ ਜੋ ਵੀ ਸਿੱਖ ਬਾਜਾਂ ਵਾਲੇ ਦਾ ਵੇਖਿਆ ਨੀ ਟੌਂਦਾ ਕਦੇ ਢੇਰੀਆਂ ਨਿੱਕੀਆਂ ਜਿੰਦਾਂ ਦੇ ਵੱਡੇ ਫੈਸਲੇ ਸੂਬੇ ਆ ਉਡਾ ਗਏ ਨੀਂਦਾਂ ਤੇਰੀਆਂ ਨਿੱਕੀਆਂ ਜਿੰਦਾਂ ਦੇ ਵੱਡੇ ਫੈਸਲੇ ਸੂਬੇ ਆ ਉਡਾ ਗਏ ਨੀਂਦਾਂ ਤੇਰੀਆਂ ਨਿੱਕੀਆਂ ਜਿੰਦਾਂ ਦੇ ਵੱਡੇ ਫੈਸਲੇ ਸੂਬੇ ਆ ਉਡਾ ਗਏ ਨੀਂਦਾਂ ਤੇਰੀਆਂ